ਸੱਚਿਆ ਤੂੰ ਤੇ ਆਖਿਆ ਸੀ ਜਾਓ ਬੰਦਿਆ ਜੱਗ ਦਾ ਸ਼ਾਹ ਤੂੰ ਕਿਤੇ ਸਾਰ ਵੇਲੇ ਰੱਬ ਸੋਹਣਿਆ ਤੇਰੇ ਸ਼ਾਨ ਨਾਲ ਕੀ ਕੀਤੀਆਂ ਕਿਤੇ ਤਾਲੀ ਮਾਰ ਪਟਵਾਰ ਕਿਤੇ ਧੌਂਸ ਭੁਲਾ ਸਰਕਾਰ ਮੈਨੂੰ ਸ਼ਾਇ ਨੇ ਚਾਹੀਦੀ ਉਹ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗ ਰਹਾ ਮੈਨੂੰ ਸ਼ਾਇ ਨੇ ਚਾਹੀਦੀ ਉਹ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗਦਾ ਤੂੰ ਤੇ ਆਖਿਆ ਸੀ ਜਾਓ ਬੰਦਿਆ ਜੱਗ ਦਾ ਸ਼ਾਹ ਤੂੰ ਕਦੇ ਸਾਰੇ ਵੇਲੇ ਰੱਬ ਸੋਹਣਿਆ ਤੇਰੇ ਸ਼ਾਹ ਨਾ ਕੀ ਕੀਤੀਆਂ ਕਿਤੇ ਦਾਲੀ ਮਾਰ ਪਟਵਾਰ ਕਿਤੇ ਧੌਂਸ ਭੁਲਾ ਸਰਕਾਰ ਮਨ ਸ਼ਾਇ ਨੇ ਚਾਹੀਦੀ ਉਹ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗਦਾ ਹਾਂ ਮਨ ਸ਼ਾਇ ਨੇ ਚਾਹੀਦੀ ਉਹ ਰੱਬ ਸੋਹਣਿਆ ਮੈਂ ਤਾਂ ਇੱਜ਼ਤ ਦਾ ਟੁੱਕਰ ਮੰਗਦਾ ਮੈਨੂੰ ਸ਼ਾਇਨ ਚਾਹੀਦੀ ਉਹ ਰੱਬ ਸੋਹਣੇ